ਕੀ ਗੱਲ ਹੋ ਗਈ ਮਾਤਾ? ਕੀ ਰੌਲਾ ਪਾਇਆ ਸਵੇਰੇ ਸਵੇਰੇ ਯਾਰ? ਤੇਰੀ ਲੁੱਟ ਕੇ ਲੈ ਗਈ। ਕੌਣ ਲੁੱਟ ਕੇ ਲੈ ਗਈ ਯਾਰ? ਜਿਹੜੀ ਖੁਰਾ ਮੇਰੀ ਵਿਆਹ ਕੇ ਲਿਆ। ਪਿੰਕੀ, ਹਾਂ ਆ ਦੇਖ। ਮਿਸ਼ਨ ਕੰਪਲੀਟ। ਕੋਈ ਨੀ, ਤੂੰ ਫਿਕਰ ਨਾ ਕਰ, ਮੈਨੂੰ ਪਤਾ ਕਿੱਥੇ ਗਈ ਆ ਉਹ, ਮੈਂ ਦੇਖ ਕੇ ਆਉਣਾ। ਮੇਰੇ ਸਾਰੇ ਗਹਿਣੇ ਲੈ ਗਈ, ਮੇਰਾ ਨਾਮ ਲਿਖਾ। ਉਹ ਗੱਡੀ ਚਾਬੀ ਫੜਾਈ ਓਏ। ਗੱਡੀ ਵੀ ਲੈ ਗਈ? ਉਹ ਬੁਲਟ ਤਾਂ ਹੈਗਾ। ਧੋਖਾ ਕਰ ਗਈ ਦਿਲ ਵਿੱਚ ਵੜ ਕੇ ਨੀ, ਧੋਖਾ ਕਰ ਗਈ ਦਿਲ ਵਿੱਚ ਵੜ ਕੇ ਨੀ, ਤੇਰਾ ਚੰਦਰੀਏ ਬੇੜਾ ਗਰਕੇ ਨੀ, ਤੇਰਾ ਚੰਦਰੀਏ ਬੇੜਾ ਗਰਕੇ ਨੀ, ਧੋਖਾ ਕਰ ਗਈ ਦਿਲ ਵਿੱਚ ਵੜ ਕੇ ਨੀ, ਤੇਰਾ ਚੰਦਰੀਏ ਬੇੜਾ ਗਰਕੇ ਨੀ, ਤੂੰ ਸ਼ੁਕਰ ਮਨਾ ਰੱਬ ਦਾ, ਤੂੰ ਸ਼ੁਕਰ ਮਨਾ ਰੱਬ ਦਾ, ਕੀਤਾ ਪਿਆਰ ਤੇਰੇ ਨਾਲ ਬਾਲਾ ਮੈਂ। ਜਾਣਦੀ ਇਹ ਜੱਟ ਨੂੰ ਤੇਰੇ ਲਈ ਲੜੀਆਂ ਬਹੁਤ ਲੜਾਈਆਂ, ਜਿਹੜੇ ਤੰਗ ਕਰਦੇ ਸੀ ਤੈਨੂੰ ਉਹਨਾਂ ਤੋਂ ਮਾਫੀਆਂ ਮੈਂ ਮੰਗਵਾਈਆਂ, ਮਾਫੀਆਂ ਮੈਂ ਮੰਗਵਾਈਆਂ। ਨੀ ਤੂੰ ਜਾਣਦੀ ਇਹ ਜੱਟ ਨੂੰ ਤੇਰੇ ਲਈ ਲੜੀਆਂ ਬਹੁਤ ਲੜਾਈਆਂ, ਜਿਹੜੇ ਤੰਗ ਕਰਦੇ ਸੀ ਤੈਨੂੰ ਉਹਨਾਂ ਤੋਂ ਮਾਫੀਆਂ ਮੈਂ ਮੰਗਵਾਈਆਂ। ਰਹਿ ਜੀਨਾ ਕਿ ਕੁਝ ਨੀ ਜਾਣਦਾ ਤੇਰੇ ਬਾਰੇ, ਅਣ ਦੇਖਾ ਕਰ ਦਿੰਨਾ ਸਭ ਕੁਝ ਵੇਖ ਕੇ ਵੀ ਮੁਟਿਆਰੇ, ਵੇਖ ਕੇ ਵੀ ਮੁਟਿਆਰੇ। ਕਿਸੇ ਭਰਮ ਚ ਰਹਿ ਜੀਨਾ ਕਿ ਕੁਝ ਨੀ ਜਾਣਦਾ ਤੇਰੇ ਬਾਰੇ, ਅਣ ਦੇਖਾ ਕਰ ਦਿੰਨਾ ਸਭ ਕੁਝ ਵੇਖ ਕੇ ਵੀ ਮੁਟਿਆਰੇ। ਮਾਰਿਆ ਜਜ਼ਬਾਤਾਂ ਦਾ, ਮਾਰਿਆ ਜਜ਼ਬਾਤਾਂ ਦਾ, ਕਰ ਜਾਂਦੇ ਤਾਹੀ ਟਾਲਾ ਮੈਂ। ਸ਼ੇਰੋਂ ਪਿੰਡ ਲੰਘ ਜਾਵੇ ਕਿਹਦੀ ਹਿੰਮਤ ਅੱਖ ਮਿਲਾ ਕੇ, ਹਿੰਮਤ ਅੱਖ ਮਿਲਾ ਕੇ। ਮੱਟ ਦਾ ਪਿਆਰ ਵੇਖਿਆ ਏ ਗੁੱਸਾ ਪੁੱਛ ਵੈਰੀਆਂ ਕੋਲੋਂ ਜਾ ਕੇ, ਸ਼ੇਰੋਂ ਪਿੰਡ ਲੰਘ ਜਾਵੇ ਕਿਹਦੀ ਹਿੰਮਤ ਅੱਖ ਮਿਲਾ ਕੇ। ਪੰਗਾ ਪੈਜ ਜੀ ਦੇਣਾ, ਪੰਗਾ ਪੈਜ ਜੀ ਦੇਣਾ, ਨਾ ਪੈਂਡਾ ਛੱਡਦਾ ਫਿਰ ਸੁਖਾਲਾ ਮੈਂ। ਕੁੱਕਰੀ ਦਾ ਅਸਲਾ ਸੌਂਗ ਸੁਣਿਆ? ਵੀਡੀਓ ਦੇਖੀ? ਵੀਡੀਓ ਦੇਖ ਲਈ ਦਿੰਦੀ ਹੈ।